ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸ ਮੋਹ ਠਗੌਲੀ ਪਾਈ ਆਣਾ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਸ ਮੋਹ ਠਗੌਲੀ ਪਾਈ ਆਣਾ ਵਿਸਰਿਆ ਗੁਣ ਤਾਸ ਮਤ ਜਾਣ ਹੋ ਜਗ ਜੀਵ ਦਾ ਦੂਜਾ ਭਾਏ ਮੋਆਸ ਜਿਨੀ ਗੁਰਮੁਖ ਨਾਮ ਨਾ ਚੇਤਿਆ ਸੇ ਬਹਿਨ ਨਾ ਮਿਲਣੀ ਪਾਸ ਦੁਖ ਲਾਗਾ ਬਹੁਤ ਘਣਾ ਉਤ ਕਲਚ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਇਆ ਅੰਦਰ ਉਭੇ ਸਾਸ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੀ ਸੈਣ ਸੀ ਸੱਜਣਾ ਜੇ ਗੁਰਮੁਖ ਮਿਲਹੇ ਸੁਭਾਈ ਸਤਿਗੁਰ ਕਾ ਭਾਣਾ ਆਨੰਦਨ ਕਰਹੇ ਸੇ ਸੱਚ ਰਹੀ ਸਵਾਈ ਦੂਜਾ ਭਾਏ ਲੱਗੇ ਸੱਜਣ ਨਾ ਆਖਿਆ ਜੇ ਅਵਮਾਨ ਕਰਹੇ ਵੇਕਾਰਾ ਮਨਮੁਖ ਆਪ ਸਵਾਰਥੀ ਕਾਰਜ ਨਾ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣਹਾਰ ਪੌੜੀ ਤੁਰੇ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹੋ ਮੈਂ ਲੇਖਾ ਮੰਗਿਆ ਫਿਰ ਆਵਾਜ ਆਇਆ ਜਿਨਾ ਹਰ ਕਿਰਪਾ ਕਰੀ ਸੇ समझाया बलिहारी गुर अपने सदा सदा घुमाया जिना हरे आप कृपा करी श्री गुर समझाया बलिहारी गुर अपने सदा सदा घुमाया वाहिगुरु जी का खालसा वाहिगुरु जी की फतेह। श्लोक महला तीजा पूर्व लिखिया कमावना जे करता है आप लिखियास मोह ठगौली पाई आना विसरिया गुण तास सोरठ की वार पौड़ी तीजी श्लोका नाला।